ਜੁੱਤੀ ਲੈ ਦੇ ਸੋਹਣਿਆ ਮੈਂ ਕਿਹਾ ਨਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ ਉਹ ਕੰਨ ਚੁੰਮ ਕੇ ਨੂੰ ਤਰਸਦੇ ਰਹਿ ਕੇ ਸੋਹਣਿਆ ਮੈਂ ਕਿਹਾ ਨਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ mere kole pyar baliye ae na gareeba nu tu maar baliye ikko chiz mere kole pyar baliye ae na gareeba nu tu sari mar jani kehni mere ko soot to hi leke sonya mera kade kade ji karda ke chhad dewa tenu tu kade vi khush nahi hona mere to pata mainu mera kade kade ji karda ke chhad dewa tenu tu kade vi khush nahi hona mere to pata mainu kehni tere warge ami chhatti lage sohneya